ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਚੀਰ ਵਾਲਿਆ ਵੇਖਦਾ ਮੇਰਾ ਨਾਮ ਗਵਾਚਾ ਇਹਦਾ ਮਾਰਦਾ ਮੇਰਾ ਨਾਮ ਗਵਾਚਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਚੀਰ ਵਾਲਿਆ ਵੇਖਦਾ ਮੇਰਾ ਨਾਮ ਗਵਾਚਾ ਇਹਦਾ ਮਾਰਦਾ ਮੇਰਾ ਨਾਮ ਗਵਾਚਾ ਮਾਰਦਾ ਮੇਰਾ ਨਾਮ ਗਵਾਚਾ ਮੇਰਾ ਨਾਮ ਗਵਾਚਾ।